ਬੁਝਾਰਤਾ ਤੱਕਾਂ ਤੈਨੂੰ ਜਦੋਂ ਦਿਲ ਪਾਉਂਦਾ ਏ ਬੁਝਾਰ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਤੱਕਦਾ ਰਵਾਂ ਮੂੰਹੋਂ ਕੁਝ ਨਾ ਕਵਾਂ ਹਾਏ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਬਹਿ ਜਾ ਮੇਰੇ ਕੋਲ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਤੱਕਦਾ ਰਵਾਂ ਮੂੰਹੋਂ ਕੁਝ ਨਾ ਕਵਾਂ ਹਾਏ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਮੁੱਖ ਤੇ ਸਵੇਰ ਤੇਰੀ ਜ਼ੁਲਫਾਂ ਤੇ ਸ਼ਾਮੇ ਆ ਮੁੱਖ ਤੇ ਸਵੇਰ ਤੇਰੀ ਜ਼ੁਲਫਾਂ ਤੇ ਸ਼ਾਮੇ ਸੋਹਣਿਆਂ ਚੋਂ ਸੋਹਣਾ ਤੇਰਾ ਸੋਹਣੀਏ ਮਕਾਮੇ ਸੋਹਣਿਆਂ ਚੋਂ ਸੋਹਣਾ ਤੇਰਾ ਸੋਹਣੀਏ ਮਕਾਮੇ ਤੇਰੇ ਪਿੱਛੇ ਦੁੱਖ ਸਾਰੇ ਹੱਸ ਕੇ ਸਵਾਂ ਤੇਰੇ ਪਿੱਛੇ ਦੁੱਖ ਸਾਰੇ ਹੱਸ ਕੇ ਸਵਾਂ ਤੱਕਦਾ ਰਵਾਂ ਮੂੰਹੋਂ ਕੁਝ ਨਾ ਕਵਾਂ ਹਾਏ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਤੇਰੇ ਦਮ ਨਾਲ ਮੇਰੇ ਪਿਆਰ ਦੀ ਕਹਾਣੀ ਏ ਆ ਤੇਰੇ ਦਮ ਨਾਲ ਮੇਰੇ ਪਿਆਰ ਦੀ ਕਹਾਣੀ ਏ ਤੇਰੇ ਮਿੱਠੇ ਬੋਲਾਂ ਦੀ ਏ ਦੁਨੀਆ ਦੀਵਾਨੀ ਏ ਤੇਰੇ ਮਿੱਠੇ ਬੋਲਾਂ ਦੀ ਏ ਦੁਨੀਆ ਦੀਵਾਨੀ ਏ ਮਰ ਜਾਵਾਂ ਤੇਥੋਂ ਜੇ ਮੈਂ ਦੂਰ ਰਵਾਂ ਮਰ ਜਾਵਾਂ ਤੇਥੋਂ ਜੇ ਮੈਂ ਦੂਰ ਰਵਾਂ ਤੱਕਦਾ ਰਵਾਂ ਮੂੰਹੋਂ ਕੁਝ ਨਾ ਕਵਾਂ ਹਾਏ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਪਲਕਾਂ ਦੀ ਛਾਵੇਂ ਕਰੇ ਕਜਲਾ ਸ਼ਰਾਰਤਾ ਪਲਕਾਂ ਦੀ ਛਾਵੇਂ ਕਰੇ ਕਜਲਾ ਸ਼ਰਾਰਤਾ ਤੱਕਾਂ ਜਦੋਂ ਤੈਨੂੰ ਦਿਲ ਪਾਉਂਦਾ ਏ ਬੁਝਾਰਤਾ ਤੱਕਾਂ ਤੈਨੂੰ ਜਦੋਂ ਦਿਲ ਪਾਉਂਦਾ ਏ ਬੁਝਾਰਤਾ ਇਹੋ ਦਿਲ ਕਹਿੰਦਾ ਤੇਥੋਂ ਦੂਰ ਨਾ ਹੋਵਾਂ ਇਹੋ ਦਿਲ ਕਹਿੰਦਾ ਤੇਥੋਂ ਦੂਰ ਨਾ ਹੋਵਾਂ ਤੱਕਦਾ ਰਵਾਂ ਮੂੰਹੋਂ ਕੁਝ ਨਾ ਕਵਾਂ ਹਾਏ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਮੁੱਖ ਤੇ ਸਵੇਰ ਤੇਰੀ ਜ਼ੁਲਫਾਂ ਤੇ ਸ਼ਾਮੇ ਮੁੱਖ ਤੇ ਸਵੇਰ ਤੇਰੀ ਜ਼ੁਲਫਾਂ ਤੇ ਸ਼ਾਮੇ ਸੋਹਣਿਆਂ ਚੋਂ ਸੋਹਣਾ ਤੇਰਾ ਸੋਹਣੀਏ ਮਕਾਮੇ ਸੋਹਣਿਆਂ ਚੋਂ ਸੋਹਣਾ ਤੇਰਾ ਸੋਹਣੀਏ ਮਕਾਮੇ तेरे पीछे दुख सारे हंस के समां तेरे पीछे दुख सारे हंस के समां तकदा रवां मूं कुछ ना कवां है बह जा मेरे कोल तेनू तकदा रवां बह जा मेरे कोल तेनू तकदा रवां बह जा मेरे कोल तेनू तकदा रवां बह जा मेरे कोल तेनू तकदा रवां तकदा रवां मूं कुछ ना कवां है बह जा मेरे कोल तेनू तकदा